ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਆਪ ਮਾ ਗੁਰ ਸੇਵ ਸਾਦਹੀ ਰਮਹੁ ਗੁਣ ਗੋਬਿੰਦ ਸਾਸ ਅਰਾਧ ਹਰ ਹਰ ਲਹਿ ਜਾਇ ਮਨ ਕੀ ਚਿੰਦ ਆਪ ਮਾ ਗੁਰ ਸੇਵ ਸਾਦਹੀ ਰਮਹੁ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹਿ ਜਾਇ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੁਖ ਸਹਿਜ ਆਨੰਦ ਪਾਵਹਿ ਮਿਲੇ ਨਿਰਮਲ ਥਾਂ ਰਹਾਉ ਸਾਧ ਸੰਗ ਉਧਾਰ ਇਹੋ ਮਾਨ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਅਛੇਦ ਅਭੇਦ ਸੁਆਮੀ ਸਰਣ ਤਾਕੀ ਆਓ ਚਰਨ ਕਮਲ ਅਰਾਧ ਹਿਰਦੈ ਏਕ ਸਿਉ ਲਿਵਲਾਉ ਪਾਰ ਬ੍ਰਹਮ ਪ੍ਰਭ ਦਇਆ ਤਾਰੀ ਬਖਸ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਪਾਰ ਬ੍ਰਹਮ ਪ੍ਰਭ ਦਇਆ ਤਾਰੀ ਬਖਸ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ। ਵਾਹੇ ਗੁਰੂ ਜੀ ਕਾ ਖਾਲਸਾ, ਵਾਹੇ ਗੁਰੂ ਜੀ ਕੀ ਫਤਿਹ। ਗੁਜਰੀ ਮਹੱਲਾ ਪੰਜਵਾਂ, ਆਪਣਾ ਗੁਰ ਸੇਵ ਸਾਧਹੀ, ਰਮਹੋ ਗੁਣ ਗੋਬਿੰਦ, ਸਾਸ ਸਾਸ ਅਰਾਧ ਹਰ ਹਰ। ਲਹਿ ਜਾਏ ਮਨ ਕੀ ਚਿੰਦ,